সুজামতি লালগিরা সুজামতি পথরা দে লাল তুল গলি ਇਧਰ ਵੇਖੋ ਤੇ ਪੜੋ ਸਾਰੀ ਦੁਨੀਆ ਭੁੱਲ ਸਕਦੀ ਸ਼ਹਿਰ ਮਦੀਨਾ ਭੁੱਲਦਾ ਨਹੀਂ ਸਾਰੀ ਦੁਨੀਆ ਭੁੱਲ ਸਕਦੀ ਸ਼ਹਿਰ ਮਦੀਨਾ ਭੁੱਲਦਾ ਸਾਰੀ ਦੁਨੀਆ ਭੁੱਲ ਸਕਦੀ ਸ਼ਹਿਰ ਮਦੀਨਾ ਭੁੱਲਦਾ ਨਾ ਸਾਰੀ ਦੁਨੀਆ ਭੁੱਲ ਸਕਦੀ ਸ਼ਹਿਰ ਮਦੀਨਾ ਭੁੱਲਦਾ ਨਹੀਂ ਸ਼ਹਿਰ ਮਦੀਨਾ ਉਸ ਨਗਰੀ ਵਿੱਚ ਗੁਜ਼ਰਿਆ ਵੇਲਾ ਹਾਏ ਉਸ ਨਗਰੀ ਵਿੱਚ ਗੁਜ਼ਰਿਆ ਵੇਲਾ ਅੱਜ ਵੀ ਸਾਨੂੰ ਭੁੱਲਦਾ ਨਹੀਂ ਸਾਰੀ ਦੁਨੀਆ ਭੁੱਲ ਸਕਦੀ ਸ਼ਹਿਰ ਮਦੀਨਾ ਭੁੱਲਦਾ ਨਾ ਸਾਰੀ ਦੁਨੀਆ ਭੁੱਲ ਸਕਦੀ ਸ਼ਹਿਰ ਮਦੀਨਾ ਭੁੱਲਦਾ ਨਹੀਂ ਸ਼ਹਿਰ ਮਦੀਨਾ ਚੱਲ ਬੁੱਲਿਆ ਚੱਲੀ ਉੱਥੇ ਚੱਲੀਏ ਚੱਲ ਬੁੱਲਿਆ ਚੱਲ ਉੱਥੇ ਚੱਲ ਬੁੱਲਿਆ ਚੱਲ ਚੱਲ ਚੱਲ ਬੁੱਲਿਆ ਚੱਲ ਚੱਲ ਚੱਲ ਚੱਲ ਚੱਲ ਚੱਲ ਬੁੱਲਿਆ ਚੱਲ ਉੱਥੇ ਚੱਲੀਏ ਚੱਲ ਬੁੱਲਿਆ ਚੱਲ ਉੱਥੇ ਚੱਲੀਏ ਜਿੱਥੇ ਸਾਰੇ ਅੰਨੇ ਨਾ ਕੋਈ ਸਾਡੀ ਸਾਥ ਪਛਾਣ ਨਾ ਕੋਈ ਸਾਨੂੰ ਸੰਨੇ ਬੰਨੇ ਬੱਦਾ ਅੱਦਾ ਅੱਦਾ ਆਖਰੀ ਇੱਕ ਸ਼ੇਰ ਬਾਰ ਬਾਰ ਦੋਸਤ।